ਪਤਾ ਨਹੀਂ ਉਸ ਚਿਹਰੇ ਵਿੱਚ ਕੀ ਸੀ ਜੋ ਜਾਂਦਾ ਬੁਲਾਇਆ ਨਹੀਂ। ਕੰਬਕ ਦਿਲ ਵੀ ਤਾਂ ਕਿਸੇ ਹੋਰ ਤੇ ਆਇਆ ਨਹੀਂ। ਦੇ ਬੀਜ ਮੇਰੇ ਸੀਨੇ ਚ।